ਦੇਖੀ ਨੇ ਪਹਿਲਾਂ ਤੁਮਾਰੇ ਹੱਥੀ ਹਾਏ ਨਖਰਾ ਤੇਰਾ ਨੀ ਹਾਈ ਦੇ ਤੇਰੇ ਕੱਪੜੇ ਨੂੰ ਮਾਰੇ ਹੱਥੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਕੱਟਦੇ ਹੁਲਾਰੇ Trumpets blow. ਕਿੰਨੇ ਨੇ ਹਾਰੇ ਹਾਕੀ ਹਾਏ ਨਖਰਾ ਤੇਰਾ ਨੀ ਹਾਈ ਦੇ ਤੇਰੇ ਕੱਪੜੇ ਨੂੰ ਮਾਰੇ ਹਾਕੀ ਮੁੰਡੇ ਪਾਗਲ ਹੋ ਗਏ ਨੇ ਤੇਰੇ ਗਿਣ ਗਿਣ ਲੱਗਦੇ ਹੁਲਾਰੇ ਗੁਰੂ ਦੇ ਹੈ ਦਿਲ ਤੇ ਦਿਮਾਗੀ ਤੇ ਛਾਲੀ ਤੂੰ ਵੀ ਫੁੱਲ ਹੋ ਜੂ ਤੇ ਤੂੰ ਜ਼ਿੰਦਗੀ ਚ ਆ ਗਈ ਮੈਨੂੰ ਹੁਣ ਛੇੜਦੇ ਰਹਿੰਦੇ ਨੇ ਸਭ ਪੁੱਛਦੇ ਨੇ ਤੇਰੇ ਬਾਰੇ ਹਾਕੀ ਹਾਏ